Now this one's dedicated to that one love in your life. Bohemia. Bloodline music. Bilal say. She doesn't need no makeup, no high heels. Jidharo vi jaave kare dil nu tease. Meri soni, she's meri soni. She doesn't need no Gucci, no LV the bag. Pretty lady, oda apna hi swag. Meri soni, she's meri soni. Te sare takde, woah woah woah woah. Jo assi nachde, woah woah woah woah. Te sare takde. ਜਿਵੇਂ ਫਲਕ ਚਿਤਾਰੇ ਅੰਧੇਰੇ ਚ ਲੋਕੀ ਸਾਨੂੰ ਤੱਕਦੇ ਸਾਰੇ ਲਾਕੇ ਆਪਾਂ ਰੱਖਦੇ ਸਾਰੇ ਉੱਚਾ ਚ ਸਾਡੇ ਪਿਆਰ ਦੇ ਜਗ ਚ ਸਾਰੇ ਤੇਰੀ ਮੇਰੀ ਜੋੜੀ ਰੱਬ ਨੇ ਹੱਥਾਂ ਦੇ ਨਾਲ ਜੋੜੀ ਤੇਰੀ ਮੇਰੀ ਜੋੜੀ ਤੇਰੇ ਅੱਗੇ ਜਿੰਦ ਲੱਗੇ ਥੋੜੀ ਤੇਰੀ ਮੇਰੀ ਜੋੜੀ ਹੁਣ ਜਦੋਂ ਤੱਕ ਜ਼ਿੰਦਗਾਨੀ ਤੇਰੀ ਅੱਖਾਂ ਵਿੱਚੋਂ ਡਿੱਗਣਾ ਨੀ ਪਾਣੀ ਤੈਨੂੰ ਮੇਰੀ ਸੌ ਜਦੋਂ ਨੱਚ ਕੇ ਮੇਰੇ ਕੋਲ ਆਵੇ ਸਾਰੇ ਮੁੰਡਿਆਂ ਦੇ ਸੀਨੇ ਅੱਗ ਲਾਵੇ ਉਹਨੂੰ ਵੇਖਿਆ ਸਬਰ ਨਾ ਆਵੇ ਉਹਨੂੰ ਸਾਰੇ ਤੱਕਦੇ ਉਹਦੇ ਹੁਸਨ ਦੇ ਜਾਗੂ ਤੇ ਚਰਚੇ ਮੁੰਡੇ ਫਿਰਦੇ ਕਰਨ ਨੂੰ ਖਰਚੇ ਮੈਂ ਵੀ ਗੂਗਲ ਤੇ ਕੀਤੀ ਉਹਦੀ ਸਰਚੇ ਉਹਨੂੰ ਸਾਰੇ ਤੱਕਦੇ ਮੈਨੂੰ ਪਤਾ ਤੇਰੇ ਦਿਲ ਵਿੱਚ ਕੀ ਲੋਕਾਂ ਨੂੰ ਸਾਡੀ ਸਮਝ ਹੀ ਨਹੀਂ ਮੈਂ ਜਾਣਦਾ ਬੇਬੀ ਤੂੰ ਜਾਣਦੀ ਮੈਂ ਤੇਰਾ ਤੂੰ ਮੇਰੇ ਲਈ ਤੇ ਸਾਰੇ ਤੱਕਦੇ ਜੋ ਅਸੀਂ ਨੱਚਦੇ teri meri jodi teri meri jodi teri meri jodi teri meri jodi teri meri jodi teri meri jodi teri meri jodi rab ne hatha de nal jodi teri meri jodi tere aage jind lage thodi teri meri jodi hun jadon tak zindagani teri akhan vich digna ni pani tenu meri so ਤੈਨੂੰ ਵਾਦਾ ਮੇਰਾ ਸਦਾ ਤੈਨੂੰ ਪਿਆਰ ਕਰਨ ਦਾ ਇਰਾਦਾ ਮੇਰਾ ਸੋਣੀਏ ਮੈਂ ਸ਼ਹਿਜ਼ਾਦਾ ਤੇਰਾ ਪਰ ਪਿੱਛੇ ਪਿੱਛੇ ਤੇਰੇ ਜਿਵੇਂ ਭਰਾਂ ਦਾ ਤੇਰਾ ਮੈਨੂੰ ਪਤਾ ਤੇਰੇ ਦਿਲ ਵਿੱਚ ਕੀ ਲੋਕਾਂ ਨੂੰ ਸਾਡੀ ਸਮਝ ਹੀ